ਲੰਘਦੇ ਆ ਹੱਪੀਆਂ ਸ਼ਬਾਸ਼ਾਂ ਦਿਲ ਮੰਗਦੇ ਆ ਅਪਣੀ ਗੁਫਾਵਾਂ ਵਿੱਚ ਸੰਗਦੇ ਕਿ ਯਾਰਾ ਦਿਲ ਉਹੀ ਦਿਲਦਾਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੋ ਖੁੱਲ ਕੇ ਡੁੱਲ ਕੇ ਕਰੇ ਪਿਆਰ ਪੰਜੀ ਬਾਂਧ ਲੈ ਯਾਰ ਦਿਲ ਉਹੀ ਦਿਲਦਾਰ ਜੇ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੇ ਖੁੱਲ ਕੇ ਡੁੱਲ ਕੇ ਕਰੇ ਪਿਆਰ ਜੇ ਖੁੱਲ ਕੇ ਡੁੱਲ ਕੇ ਕਰੇ ਪਿਆਰ all.